ਤੈਨੂੰ ਸਮਝਾ ਬਣਾਈਆਂ ਭੈਣਾਂ ਤੇ ਭਰ ਜਾਈਆਂ ਪੱਲੇ ਬੁੱਲਿਆ ਸਾਡਾ ਕਹਿਣਾ ਛੱਡਦੇ ਪੱਲਾ ਰਾਈਆਂ ਆਲ ਨਬੀ ਉਲਾਦ ਨਬੀ ਨੂੰ ਤੂੰ ਕਿਉਂ ਲੀਕਾਂ ਲਾਈਆਂ ਜਿਹੜਾ ਸਾਨੂੰ ਸੈਯਦ ਸੱਦੇ ਦੋ ਸਖ ਮਿਲੇ ਸਦਾਈਆਂ ਬਣਿਆ truth about